ਇੰਸਟਾ ਤੇ ਦਿਲ ਨੂੰ ਪ੍ਰੈਸ ਕਰਦੀ ਚੱਟੀ ਆਨਲਾਈਨ ਇੰਪ੍ਰੈਸ ਕਰਦੀ ਸਟੋਰੀਆਂ ਸਨੈਪ ਦੀ ਤੂੰ ਤੱਕਦੀ ਫਿਰੇ ਪਤਾ ਨੀ ਕਿਵੇਂ ਕਵੇਕ ਕਿਸ ਕਰਦੀ ਗੱਲ ਦੱਸੀ ਮੈਨੂੰ ਮਿਲਣ ਦੀ ਥਾਂ ਨੀ ਕੁੜੀ ਮੈਨੂੰ ਲਾਈਕ ਕਰਦੀ ਮੇਰੇ ਰੱਖੀ ਫਿਰੇ ਕਿਊਟ ਜਿਹੇ ਨਾਂ ਨੀ ਕੁੜੀ ਮੈਨੂੰ ਲਾਈਕ ਕਰਦੀ ਆਨਲਾਈਨ ਹੀ ਫੜੂ ਇਹਦੀ ਬਾਂਹ ਨੀ ਕੁੜੀ ਮੈਨੂੰ ਲਾਈਕ ਕਰਦੀ ਸੋਚੀ ਜਾਵਾਂ ਤੇਰੇ ਬਾਰੇ ਨੀ ਐਸਾ ਕਿਹੜਾ ਜਾਦੂ ਕਰ ਗਈ ਉਂਝ ਫੋਟੋ ਉੱਤੇ ਲਾਈਕ ਆਉਂਦੇ ਨੇ ਹਜ਼ਾਰਾਂ ਤੇਰੀ ਲਾਈਕ ਦਿਲੇ ਉੱਤੇ ਵੱਜਦੀ ਸਾਰਾ ਦਿਨ ਸੋਚੀ ਜਾਵਾਂ ਤੇਰੇ ਬਾਰੇ ਨੀ ਐਸਾ ਕਿਹੜਾ ਜਾਦੂ ਕਰ ਗਈ ਉਂਝ ਫੋਟੋ ਉੱਤੇ ਲਾਈਕ ਆਉਂਦੇ ਨੇ ਹਜ਼ਾਰਾਂ ਤੇਰੀ ਲਾਈਕ ਦਿਲੇ ਉੱਤੇ ਵੱਜਦੀ ਮੇਰੀ ਹਿੱਟ ਲਿਸਟ ਵਿੱਚ ਤੇਰਾ ਨਾਮ ਨੀ ਕੁੜੀ ਮੈਨੂੰ ਲਾਈਕ ਕਰਦੀ ਮੇਰੇ ਰੱਖੀ ਫਿਰੇ ਕਿਊਟ ਜਿਹੇ ਨਾਂ ਨੀ ਕੁੜੀ ਮੈਨੂੰ ਲਾਈਕ ਕਰਦੀ ਹਰ ਕਥਾ ਕਿਉਂ ਬੜੀ ਲੱਗਦੀਆਂ ਤੇਰੀਆਂ ਖਿੱਚਦੀਆਂ ਸੈਲਫੀ ਬਣਾ ਕੇ ਜਦੋਂ ਪਾਓ ਹਰ ਰੋਜ਼ ਮੈਨੂੰ ਕਨਫਿਊਜ਼ ਕਰਦੀਆਂ ਇਹਨੂੰ ਸੈਲਫੀ ਕਹਾ ਜਾਂ ਕਿਸੀ ਦੇਰ ਆ ਡਾਊਟ ਸਾਰੀ ਗੱਲਾਂ ਛੱਡ ਦੱਸ ਤੇਰਾ ਪਲਾਨ ਕੀ ਕੁੰਵਰ ਵਿਰਗ ਹੋਇਆ ਪਿਆ ਤੇਰਾ ਫੈਨ ਜੀ ਹਲਕੇ ਚ ਲਈ ਨਾ ਝੱਟ ਨੂੰ ਤੂੰ ਸੋਣੀਏ ਇਸ਼ਕ ਵਾਲੀ ਗੇਮਾਂ ਚ ਨਾ ਹੁੰਦਾ ਨੌਕਆਊਟ ਸਟੇਟਸ ਮਿਲਾਵ ਵਾਲੇ ਪਾਉਣ ਲੱਗ ਗਿਆ ਬਸ ਇੱਕ ਤੇਰੇ ਕਰਕੇ ਤੇਰਾ ਕੰਪਲੀਕੇਟਿਡ ਪੜੇ ਐਫਬੀ ਤੇ ਮੁੰਡਿਆਂ ਨੇ ਅਕਾਊਂਟ ਹੀ ਡਿਲੀਟ ਕਰਤੇ ਸਟੇਟਸ ਮਿਲਾਵ ਵਾਲੇ ਪਾਉਣ ਲੱਗ ਗਿਆ ਬਸ ਇੱਕ ਤੇਰੇ ਕਰਕੇ ਤੇਰਾ ਕੰਪਲੀਕੇਟਿਡ ਪੜੇ ਐਫਬੀ ਤੇ ਮੁੰਡਿਆਂ ਨੇ ਅਕਾਊਂਟ ਹੀ ਡਿਲੀਟ ਕਰਤੇ ਕੁੜੀ ਮੈਨੂੰ ਲਾਈਕ ਕਰਦੀ